ਚਾਂਦੀ ਦੀਆਂ ਵਾਲੀਆਂ ਗੱਲਾਂ ਚੁੰਮਣੇ ਨੂੰ ਕਾਲੀਆਂ ਕਰ ਜਾਣ ਜਾਣ ਵੈਂਕਨੀ ਉੱਤੋਂ ਸੰਗ ਦੀਆਂ ਲਾਲੀਆਂ ਉਹ ਚਾਂਦੀ ਦੀਆਂ ਵਾਲੀਆਂ ਗੱਲਾਂ ਚੁੰਮਣੇ ਨੂੰ ਕਾਲੀਆਂ ਕਰ ਜਾਣ ਜਾਣ ਵੈਂਕਨੀ ਉੱਤੋਂ ਸੰਗ ਦੀਆਂ ਲਾਲੀਆਂ ਉਹ ਮੇਰੇ ਹੋਮ ਟਾਊਨ ਚਰਚਾ ਹੋ ਚੱਲਾ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਦੀ ਬਰਾਉਣ ਵਾਲਾ ਚੱਕ ਚੱਕ ਕੇ ਹੋਇਆ ਮੈਂ ਸ਼ੁਦਾਈ ਫੇਰਾਂ ਤੱਕ ਤੱਕ ਕੇ ਦਿਲ ਦੀਆਂ ਖੁੱਲੀ ਬੈਠਾ ਤੇਰੇ ਲਈ ਮੈਂ ਬਾਰੀਆਂ ਇੱਕ ਮਨ ਮੇਰੀ ਤੇਰੀ ਮਨ ਦਾ ਮੈਂ ਸਾਰੀਆਂ ਰੱਖ ਆਪਣਾ ਬਣਾ ਕੇ ਗਾਲ ਨਾਲ ਲਾ ਕੇ ਆਮ ਓਨਲੀ ਬੇਈ ਬਾਕੀ ਰੱਖ ਲਾਰੇ ਲਾ ਕੇ ਤੇਰਾ ਬੋਲਦਾ ਹੈ ਸਰ ਕਿੰਨਾ ਤੇਰੇ ਪਿੱਛੇ ਚੱਲਾ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਨੂੰ ਸਵਿੰਗ ਮਾਰ ਅੰਗ ਦੀਆਂ ਕੋਲ ਦੀ ਤੇਰੇ ਬਿਨਾਂ ਸਰਦਾਰੀ ਹਾਰਟ ਬੀਟ ਬੋਲਦੀ ਦੇਵਾਂ ਮੈਂ ਬਰਸਲੈਟ ਦਿਲ ਨਾਲ ਮੜ ਕੇ ਮੰਗਣਾ ਚਾਹੁੰਦੀ ਹੈ ਤਾਹੀ ਵੇਖੇ ਖੜ ਖੜ ਕੇ ਬਾਹਾਂ ਚ ਬਾਹਾਂ ਪਾਲਾ ਤੂੰ ਮੂਡ ਬਣਾ ਲਾ ਬੇਬੀ ਜਸ ਯੈਸ ਮੈਂ ਤਾਂ ਲਾਵਾਂ ਲਿਆ ਕਾਲਾ ਤੂੰ ਹੱਥ ਤਾਂ ਫੜਾ ਮੈਂ ਫੜ ਲੂੰਗਾ ਆਪੇ ਪੰਨਾ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਨੀ ਗੋਲ ਮੋਲ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ ਗਲੋਰੀਅਸ ਗੱਲਾਂ